ਜਾਨੀਆਂ ਹਾਣੀਆਂ ਤੂੰ ਵੀ ਸਿੱਖ ਕਦੀ ਦੁੱਖ ਸੁੱਖ ਭੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਬਦਲਾ ਤੋਂ ਸੀਨੇ ਵਿੱਚ ਅੱਗ ਲਾ ਕੇ ਲੰਘ ਗਈਆਂ ਕਈ ਬਰਸਾਤਾਂ ਪੁੱਛ ਗੱਲ ਬਦਲਾ ਤੋਂ ਸੀਨੇ ਵਿੱਚ ਅੱਗ ਲਾ ਕੇ ਲੰਘ ਗਈਆਂ ਕਈ ਬਰਸਾਤਾਂ ਤੁਰ ਗਏ ਸਜਣਾ ਨਿੰਦਰਾਂ ਕੋ ਜਾਗ ਕੇ ਕੱਟੀਆਂ ਰਾਤਾਂ ਆਵੀ ਜਾਣਾ ਸਦਾ ਵਾਸਤਾ ਪਿਆਰ ਦਾ ਇਹ ਰੁੱਤਾਂ ਸੋਹਣੀਆਂ ਮੁੜਨੀਆਂ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ